ਸ਼ੋਪ ਤੇ ਬੈਠੀ ਸੀ ਉਹ ਆਪਣੀ ਸਹੇਲੀ ਨਾਲ। ਬਦਲਾ ਤੂੰ ਵੀ ਸੋਹਣੇ ਉਸਦੇ ਘੁੰਗਰਾਲੇ ਵਾਲ, ਕਾਫੀ ਸ਼ੋਪ ਤੇ ਬੈਠੀ ਸੀ ਉਹ ਆਪਣੀ ਸਹੇਲੀ ਨਾਲ। ਬਦਲਾ ਤੂੰ ਵੀ ਸੋਹਣੇ ਉਸਦੇ ਘੁੰਗਰਾਲੇ ਵਾਲ, ਮੈਂ ਬੈਠਾ ਸਾਹਮਣੇ ਟੇਬਲ ਤੇ ਉਸ ਤੋਂ ਨਜ਼ਰ ਹਟਾਵਾ। ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ। ਕਾਫੀ ਸ਼ੋਪ ਤੇ ਬੈਠੀ ਸੀ ਉਹ ਆਪਣੀ ਸਹੇਲੀ ਨਾਲ। ਫੋਨ ਉਹਦਾ ਰਿੰਗ ਕਰਨ ਲੱਗਾ, ਉਹਦਾ ਬੋਏਫ੍ਰੈਂਡ ਨਾ ਹੋਵੇ ਕਿਤੇ ਦਿਲੇ ਡਰਨ ਲੱਗਾ। ਥੋੜੀ ਦੇਰ ਵਿੱਚ ਫੋਨ ਉਹਦਾ ਰਿੰਗ ਕਰਨ ਲੱਗਾ, ਉਹਦਾ ਬੋਏਫ੍ਰੈਂਡ ਨਾ ਹੋਵੇ ਕਿਤੇ ਦਿਲੇ ਡਰਨ ਲੱਗਾ। ਗੱਲਾਂ ਕਰਦੀ ਪਈ ਸੀ ਮੇਰੇ ਵਸ ਵਿੱਚ ਕੁਝ ਵੀ ਨਹੀਂ ਸੀ, ਮੈਂ ਮੰਗਣ ਲੱਗਾ ਦੁਆਵਾਂ। ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ। ਕਾਫੀ ਸ਼ੋਪ ਤੇ ਬੈਠੀ ਸੀ ਉਹ ਆਪਣੀ ਸਹੇਲੀ ਨਾਲ। ਖਾਲੀ ਸੀਟ ਤੇ ਮੈਂ ਜਾ ਕੇ ਬਹਿ ਜਾਵਾ, ਤੇ ਸੋਚਾ ਉਹਨੂੰ ਮਿਲਣ ਦੀ ਅਪਰੋਚ ਕਿਵੇਂ ਲਾਵਾ। ਉਹਦੇ ਨਾਲ ਦੀ ਖਾਲੀ ਸੀਟ ਤੇ ਮੈਂ ਜਾ ਕੇ ਬਹਿ ਜਾਵਾ, ਤੇ ਸੋਚਾ ਉਹਨੂੰ ਮਿਲਣ ਦੀ ਅਪਰੋਚ ਕਿਵੇਂ ਲਾਵਾ। ਅੱਖਾਂ ਵਿੱਚ ਅੱਖਾਂ ਪਾ ਕੇ ਸੌ ਸੌ ਤਰਕੀਬਾਂ ਲਾ ਕੇ ਵਨ ਸਾਈਡਿਡ ਖਾਬ ਸਜਾਵਾ। ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ। ਕਾਫੀ ਸ਼ੋਪ ਤੇ ਬੈਠੀ ਸੀ ਉਹ ਆਪਣੀ ਸਹੇਲੀ ਨਾਲ। ਸ਼ਹਿਰ ਤੋਂ ਆਈ ਹੈ ਕੀ ਨਾਮ ਹੈ ਉਸਦਾ, ਮੈਂ ਪੁੱਛੀ ਜਾਵਾਂ ਦਿਲ ਨੂੰ ਦਿਲ ਮੈਨੂੰ ਹੈ ਪੁੱਛਦਾ। ਉਹ ਕਿਹੜੇ ਸ਼ਹਿਰ ਤੋਂ ਆਈ ਹੈ ਕੀ ਨਾਮ ਹੈ ਉਸਦਾ, ਮੈਂ ਪੁੱਛੀ ਜਾਵਾਂ ਦਿਲ ਨੂੰ ਦਿਲ ਮੈਨੂੰ ਹੈ ਪੁੱਛਦਾ। ਕਿਤੇ ਚਲੀ ਨਾ ਜਾਵੇ ਡਰੇ ਓ ਮੈਨੂੰ ਸਤਾਵੇ, ਕਿਵੇਂ ਆਪਣਾ ਹਾਲ ਸੁਣਾਵਾ। ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ, ਕੈਪਚੀਨੋ ਪੀਂਦੇ ਪੀਂਦੇ ਮੈਂ ਉਸਨੂੰ ਵੇਖੀ ਜਾਵਾ। ਕਾਫੀ ਸ਼ੋਪ ਤੇ ਬੈਠੀ ਸੀ ਉਹ ਆਪਣੀ ਸਹੇਲੀ ਨਾਲ।